ਨੱਚ ਸੱਜਣਾ ਗੱਲ ਦਿਲ ਦੀ ਹੱਸ ਸੱਜਣਾ ਖਿਲਾਰਿਆਂ ਚ ਕੀ ਰੱਖਿਆ ਗੱਲ ਦਿਲ ਦੀ ਹੱਸ ਸੱਜਣਾ ਖਿਲਾਰਿਆਂ ਚ ਕੀ ਰੱਖਿਆ ਆਜਾ ਦਿਲ ਵਿੱਚ ਵਸ ਸੱਜਣਾ ਆਜਾ ਦਿਲ ਵਿੱਚ ਵਸ ਸੱਜਣਾ ਵਿੱਚ ਵਾਲਿਆਂ ਚ ਕੀ ਰੱਖਿਆ ਗੱਲ ਦਿਲ ਦੀ ਦੱਸ ਸੱਜਣਾ ਚੰਨ ਧਰਤੀ ਤੇ ਜੇ ਹੋਵੇ ਉੱਤੇ ਤਾਰਿਆਂ ਚ ਕੀ ਰੱਖਿਆ ਇੱਕੋ ਆਪਣਾ ਬਣ ਜਾਵੇ ਇੱਕੋ ਆਪਣਾ ਬਣ ਜਾਵੇ ਬਾਕੀ ਸਾਰਿਆਂ ਚ ਕੀ ਰੱਖਿਆ ਗੱਲ ਦਿਲ ਦੀ ਦੱਸ ਸੱਜਣਾ ਜਿੱਥੋਂ ਬੱਚੇ